Hey Sherry, I thought about it. I don't think our long distance relationship is gonna work. I'm sorry, but we can still be friends. ਅੱਜ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਮੈਂ ਦਿਲ ਮੇਰੇ ਨਾਲ ਖੇਲੀ ਨੂੰ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਨੂੰ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਤੁਹਾਨੂੰ ਲਵ ਯੂ ਆ ਤੁਹਾਨੂੰ ਲਵ ਯੂ ਆ ਛੱਡਦੇ ਨਹੀਂ ਹਥੇਲੀ ਨੂੰ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਨੂੰ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਨੂੰ ਤੁਹਾਨੂੰ ਲਵ ਯੂ ਆ ਤੁਹਾਨੂੰ ਲਵ ਯੂ ਆ ਕਰਦੇ ਉਹਨੇ ਆਪਣੀ ਚ ਯਾਰ ਮੌਜਾਂ ਕਰਦੇ ਓਏ ਆਪਾਂ ਕਿਹੜਾ ਰੋਜ਼ ਪੀਨੇ ਆ ਓਏ ਆਪਾਂ ਕਿਹੜਾ ਰੋਜ਼ ਪੀਨੇ ਆ ਯਾਰ ਮਿਲਦੇ ਆ ਜਦੋਂ ਫੋਨ ਕਰਦੇ ਉਹ ਗਾਉਣ ਪਰਮਿਸ਼ੂ ਲੱਗਿਆ ਗਾਉਣ ਪਰਮਿਸ਼ੂ ਲੱਗਿਆ।